ਕਰਦੇ ਆ ਵਾਹੀ ਤੇਰੇ ਤਾਂ ਹੀ ਨਾ ਪਸੰਦ ਨੀ ਤੂੰ ਹੱਥ ਨਾ ਮਿਲਾਵੇ ਕਹਿੰਦੀ ਲੜਦੀ ਆ ਕੰਡ ਫੇਣ ਪਿੱਛੇ ਹੱਟ ਬੀਬਾ ਉਹ ਪਿੱਛੇ ਹੱਟ ਬੀਬਾ ਪਾਸੇ ਹੋ ਕੇ ਕਰ ਲੈ ਪਖੰਡ ਉਹ ਜੇ ਗ੍ਰਾਮਰ ਨੀ ਆਉਂਦੀ ਗਾ ਤੋ ਲੱਸੀ ਕਰਵਾਉਣੀ ਅੰਗਰੇਜ਼ੀ ਮਾਰ ਕੇ ਉਹ ਬਿੱਲੋ ਜੱਟ ਪੂਰਾ ਗੇਮ ਕੱਢੇ ਕੁੜੀਆਂ ਦੇ ਵਹਿਮ ਜਦੋਂ ਆਵੇ ਥਾਤੇ ਬਿੱਲੋ ਜੱਟ ਪੂਰਾ ਗੇਮ ਕੱਢੇ ਕੁੜੀਆਂ ਦੇ ਵਹਿਮ ਜਦੋਂ ਆਵੇ ਥਾਤੇ ਬੀਜ।